ਸਭਨੇ ਬਣਾਈਆਂ ਜੋੜੀਆਂ ਰੱਖ ਪਾਓ ਅੱਜ ਗਿੜਦਾ ਸੁਰ ਤੇ ਸ਼ਰਾਬ ਨਾਲ ਰਾਗ ਮਿੱਠਾ ਛਿੜਦਾ ਬੋਤਲਾਂ ਸਿਰਾਂ ਤੇ ਰੱਖ ਪਾਓ ਅੱਜ ਗਿੜਦਾ ਸੁਰ ਤੇ ਸ਼ਰਾਬ ਨਾਲ ਰਾਗ ਮਿੱਠਾ ਛਿੜਦਾ ਓਏ ਅੱਜ ਖੁਸ਼ੀਆਂ ਨੇ ਵਾਗਾ ਫਿਰ ਮੋੜੀਆਂ ਓਏ ਅੱਜ ਖੁਸ਼ੀਆਂ ਨੇ ਵਾਗਾ ਫਿਰ ਮੋੜੀਆਂ ਰੱਬ ਨੇ ਮਿਲਾਈਆਂ ਜੋੜੀਆਂਕਰਬਾਰ ਨੂੰ ਕੀਤਾ ਤਰਕ ਪਿਓ ਦੇ ਦਰਬਾਰ ਨੂੰ ਜਾਤ ਪਾਤ ਤੋਂ ਮੁਕਤ ਕਰਾ ਰੱਬਾ ਸੰਸਾਰ ਨੂੰ ਉੱਠ ਉੱਠ ਯਾਦ ਕਰਮਾ ਤੇਰੇ ਚਿਤਾਏ ਹੋਏ ਫਿਰਦੇ ਨੇ ਟੱਲੀ ਵੀਰੇ ਨਾਲ ਨੱਚ ਭਾਬੀ ਬੈਠੀ ਕਾਤੋਂ ਕੱਲੀ